ਪਹਿਲਾਂ ਮੰਗ ਪਾਈ ਤੂੰ ਗੱਡੀ ਦੀ, ਛੋਟੀ ਵੀ ਨਹੀਂ ਵੱਡੀ ਦੀ। ਪਹਿਲਾਂ ਮੰਗ ਪਾਈ ਤੂੰ ਗੱਡੀ ਦੀ, ਛੋਟੀ ਵੀ ਨਹੀਂ ਵੱਡੀ ਦੀ। ਰਹਿੰਦੀ ਖੁੰਦੀ ਪੈਲੀ ਵਕਾਤੀ, ਰਹਿੰਦੀ ਖੁੰਦੀ ਪੈਲੀ ਵਕਾਤੀ। ਕੀ ਕਹਿਣੇ ਕੁੜੀਏ ਤੇਰੇ, ਸਾਡੀ ਮਾਂ ਨੂੰ ਪੁੱਤ ਨੀ ਲੱਭਣੇ ਤੈਨੂੰ ਯਾਰ ਬਥੇਰੇ। ਪਿੰਡੋ ਨਵੇਂ ਨਵੇਂ ਆਏ ਤੇ ਵੇਖੀਆਂ ਏ ਨਾਰਾ ਏ, ਕੋਠੀਆਂ ਘਾਰਾਂ ਏ, ਸੈਕਟਰ 17 ਜਿਨ੍ਹਾਂ ਨੇ ਸਾਨੂੰ ਮੋਲਿਆ, ਸਾਡੀ ਸਾਦਗੀ ਨੂੰ ਸਾਥੋਂ ਖੋਲਿਆ। ਉੱਤੋਂ ਤੂੰ ਮਿਲ ਗਈ, ਪਹਿਲਾਂ ਤਾਂ ਲੱਗਿਆ ਕਿ ਕਿਸਮਤ ਖੁੱਲ ਗਈ, ਤੈਨੂੰ ਤਾਂ ਯਾਦ ਹੀ ਹੋਣਾ ਸਭ ਕੁਝ, ਕਿਉਂ ਹੁਣ ਭੁੱਲ ਗਈ। ਜਿਹੜੇ ਤੂੰ ਨਖਰੇ ਵਖਾਉਣੀ ਸੀ ਉਹ ਵੀ ਮੈਂ ਸਹਿ ਗਿਆ, ਖਰਚੇ ਕਰਾਉਂਦੀ ਸੀ ਉਹ ਵੀ ਮੈਂ ਸਹਿ ਗਿਆ। 375 ਨਾਰ ਦੇ ਗੱਲ 16 ਨੇ ਸੱਚ ਤਰੀਕੇ ਵਾਲਾ ਕਹਿ ਗਿਆ। ਗੱਲ ਸੁਣ ਮੁੰਡੇ ਆਰੇ ਬੜੇ ਲਾਤੇ ਤੂੰ ਲਾਰੇ, ਗੱਲ ਵਾਦਿਆਂ ਦੀ ਤੇਰੇ ਮੂੰਹ ਤੋਂ ਟੁੱਕਦੀ ਨੀ, ਤੈਨੂੰ ਲੱਗੂਗੀ ਕਰਾਰੀ ਤੇਰੀ ਕੁੱਛੀ ਜ਼ਮਾਨੀ ਤੇਰੀ ਚੇ ਚੇ ਚੇ ਚੇ ਮੁੱਕਦੀ ਨੀ। ਸਾਡਾ ਹੀ ਬਾਪੂ ਹੈ ਜਿਹੜਾ ਖਰਚੇ ਕਰਦਾ, ਇੱਥੇ ਕਾਗੇ ਐਸ਼ਾਂ ਲੈਂਦੇ ਨੇ ਉਹਦਾ ਔਖਾ ਸਰਦਾ। ਏਟੀਐਮ ਦੀ ਰੇਲ ਬਣਾਵੇ ਸ਼ਾਮ ਸਵੇਰੇ, ਸਾਡੀ ਮਾਂ ਨੂੰ ਪੁੱਤ ਨੀ ਲੱਭਣੇ ਤੈਨੂੰ ਯਾਰ ਬਥੇਰੇ। ਸੋਹਣੇ ਤੇਰੇ ਸਾਡੀ ਮਾਂ ਨੂੰ।